ਦੀ ਦੁਨੀਆ ਦੀ ਹਰ ਕੌਮ ਆਪਣੇ ਸੂਰ ਵੀਰ ਬਹਾਦਰ ਜਰਨੈਲਾਂ ਮਹਾਂਪੁਰਸ਼ਾਂ ਤੇ ਮਾਣ ਕਰਦੀ ਹੈ। ਕਿਸੇ ਨੂੰ ਮਾਣ ਹੈ ਨੈਪੋਲੀਅਨ ਤੇ, ਕਿਸੇ ਨੂੰ ਹਿਟਲਰ ਤੇ, ਕਿਸੇ ਨੂੰ ਮੋਸੋਲੀਨੀ ਤੇ, ਕਿਸੇ ਨੂੰ ਲੈਲਨ ਤੇ, ਕੋਈ ਮਾਣ ਕਰਦਾ ਮਾਊਜ਼ ਤੁੰਗ ਤੇ, ਤੇ ਕੋਈ ਮਾਣ ਕਰਦੇ ਉਹ ਸੂਲੀ ਚੜਨ ਵਾਲੇ ਮਨਸੂਰ ਤੇ। ਸਿੱਖ ਪੰਥ ਨੂੰ ਵੀ ਮਾਣ ਹੈ ਕਿਹਦੇ ਉੱਤੇ, ਉਹ ਜਿਹਦੇ ਵਰਗਾ 20ਵੀਂ ਸਦੀ ਦੇ ਵਿੱਚ ਦੂਜਾ ਦਿਸਦਾ ਹੀ ਕੋਈ ਨਹੀਂ, ਜਿਹਦੇ ਬਾਰੇ ਪੰਜਾਬੀ ਦਾ ਸ਼ਾਇਰ ਕਹਿੰਦਾ ਉਹ ਲੰਡਨ ਵਿੱਚ ਅਡਵਾਇਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ, ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਜਿਹੜੇ ਜ਼ੁਲਮ, ਨਰੈਣੂ ਮਹੰਤ ਕਰ ਗਿਆ। ਕੌਮ ਲਈ ਕੁਰਬਾਨੀ ਕੋਈ ਕਰੂ ਬਿਰਲਾ, ਉਹ ਜੋ ਜਰਨੈਲ ਸਿੰਘ ਭਿੰਡਰਾਂ ਦਾ ਸੰਤ ਕਰ ਗਿਆ। ਸੰਤ ਸਿਪਾਹੀ ਸੂਰਬੀਰ ਬਚਨ ਕੇ ਬਲੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਦੇ ਬਾਰੇ ਉਰਦੂ ਦਾ ਸ਼ਾਇਰ ਕਹਿੰਦਾ ਕਹਿੰਦਾ ਜੀ ਖੁਦਾ ਤੁਮਕੋ ਨਹੀਂ ਕਹਤੇ ਮਗਰ ਖੁਦਾ ਕੀ ਸ਼ਾਨ ਤੁਮ ਹੋ। ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਪਰ ਚੌਰੀ ਫੇਰ ਵੀ ਜੁਗਤ ਨਾਲ ਪਾ ਜਾਵੇ, ਰਹਿੰਦੀ ਦੁਨੀਆ ਤੱਕ ਰਹਿੰਦਾ ਹੋਏ ਨਾ ਉਸਦਾ ਜਿੰਦ ਕੌਮ ਦੇ ਲੇਖੇ ਜੋ ਲਾ ਜਾਵੇ। ਭਗਤ ਸੂਰਮਾ ਦਾਨ ਕਰਨ ਵਾਲਾ ਆਪਣੀ ਕੁੱਲ ਦਾ ਨਾਂ ਰੁਸ਼ਨਾ ਜਾਵੇ, ਮੋਰਾਂ ਵਾਲੀਆ ਉਸਦੇ ਚਰਨ ਚੁੰਮੇ, ਓਏ ਭਿੰਡਰਾਂ ਵਾਲਾ ਜੇ ਮੁੜ ਕੇ ਆ ਜਾਵੇ, ਸੂਰਬੀਰ ਸਿਰ ਲੱਥ ਗੜ ਗੱਜ ਜੋ ਦੇ। ਇੱਕ ਮਰਦੇ ਮੁਜ਼ਾਹਿਦ ਦੀ ਓਏ ਥੋੜ ਹੈ ਅੱਜ, ਮੋਰਾਂ ਵਾਲੀਆ ਤੇ ਕੇਸ ਮੱਖਣ ਸੱਚ ਕਹਿੰਦੇ, ਭਿੰਡਰਾਂ ਵਾਲਿਆ ਸੰਤਾਂ ਦੀ ਲੋੜ ਹੈ ਅੱਜ, ਲੋੜ ਹੈ ਅੱਜ, ਲੋੜ ਹੈ ਅੱਜ, ਓਏ ਲੋੜ ਹੈ ਅੱਜ। ਲੈ